ਕੱਟ ਸੁਣ ਲੈ ਕੁੜੀਏ ਤੱਕ ਯਾਰ ਨੂੰ ਤੂੰ ਗਲੇ ਨਾਲ ਲਾ ਲੈ ਗੁੱਸਾ ਛੱਡ ਦੇ ਨਸ਼ੇ ਦੀ ਕੁੜੀਏ ਦੂਰੋਂ ਦੂਰੋਂ